ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗਾ ਨਹੀਂ ਦੂਰੇ ਹਰ ਰਸ ਚੋਗ ਚੁਗਾ ਪ੍ਰਭ ਭਾਵੈ ਸਰਵਰ ਮਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਜੁਗਾ ਨਹੀਂ ਦੂਰੇ ਹਰ ਰਸ ਜੋਗ ਜੁਗਾ ਪ੍ਰਭ ਭਾਵ ਸਰਵਰ ਮਹੰਸ ਪ੍ਰਾਨ ਪਤ ਪਾਵ ਕਿਆ ਬਕ ਬਪੜਾ ਛਤੜੀ ਨਾਇ ਕੀਚੜ ਡੂਬੈ ਮੈਲ ਨਾ ਜਾਇ ਰਾਉ ਰੱਖ ਰੱਖ ਚਰਨ ਧਰੇ ਵਿਚਾਰੀ ਡੁਬਦਾ ਛੋੜ ਭਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੀ ਆਵਣ ਜਾਣ ਰਹੀ ਗੁਰ ਰਾਖੀ ਸਰਵਰ ਹੰਸਾ ਛੋੜ ਨਾ ਜਾਇ ਪ੍ਰੇਮ ਭਗਤ ਕਰ ਸਹਿਜ ਸਮੈ ਸਰਵਰ ਮਹੰਸ ਹੰਸ ਮਹ ਸਾਗਰ ਅਕਥ ਕਥਾ ਗੁਰਬਚਨੀ ਆਦਰ ਸੁਨ ਮੰਡਲ ਇੱਕ ਜੋਗੀ ਬੈਸੇ ਨਾਰ ਨ ਪੁਰਖ ਕਹੋ ਕੋ ਕੈਸੀ ਤ੍ਰਿਭਾਵਨ ਜੋਤ ਰਹੀ ਲਵਲਾਈ ਸੁਰ ਨਰ ਨਾਥ ਸੱਚੀ ਸਰਣਾਈ ਆਨੰਦ ਮੂਲ ਅਨਾਥ ਆਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਬਛਲ ਭੈ ਕਾਟਣ ਹਾਰੀ ਹਉ ਮੈਂ ਮਾਰ ਮਿਲੇ ਭਗਤ ਹਾਰੀ ਅਣਕ ਜਤਨ ਕਰ ਕਾਲ ਸੰਤਾ ਮਰਨ ਲਿਖਾਇ ਮੰਡਲ ਮਹਿ ਜਨਮ ਪਦਾਰਥ ਦੁਬਦਾ ਖੋਵੈ ਆਪ ਨ ਜੀਨਸ ਭ੍ਰਾਮ ਭ੍ਰਾਮ ਰੋਵੈ ਕਹਿਤ ਪੜਤ ਸੁਣਤ ਏਕ गज धरम धरणी धरते का जाता सात संयम हृदय समाय चौथे पद का जे मन पतियाय साचे निर्मल मैल नलका गुर का शब्द परम पाओ पाका सूरता मूरता आदि अनुपा नानक जाचा सात स्वरूपा सूरता मूरत आद अनूपा नानक जाचा सात स्वरूपा वाहिगुरु जी का खालसा वाहिगुरु जी की फतेह। तनासरी महला पहला घर दूजा अष्टपदिया एक ओंकार सतगुर प्रसाद गुर सागर रतनी घर पूरे अमृत संत चुगह नहीं दूरे हर रस चोग चुगह प्रभ भाव सर्वर महंस प्राण पत पावै।